ਸਾਨੂੰ ਦਿਲ ਚ ਵਸਾ ਕੇ ਪਹਿਲਾਂ ਆਪਣਾ ਬਣਾ ਕੇ ਸਾਨੂੰ ਦਿਲ ਚ ਵਸਾ ਕੇ ਕੀਤਾ ਝੂਠੀਏ ਮਜ਼ਾਕ ਝੂਠੀਏ ਮਜ਼ਾਕ ਸਾਡੇ ਸੱਚੇ ਪਿਆਰ ਦਾ ਨੀ ਗੱਲ ਦਿਲ ਤੇ ਲੱਗੀ ਏ ਹੋ ਮਾਰਦਾਰੀ ਗੱਲ ਦਿਲ ਤੇ ਲੱਗੀ ਏ ਸਾਡੇ ਨੇਰਿਆਂ ਨਾ ਜੋੜ ਗਈ ਮੈਂ ਕਿਤੇ ਫੁੱਲਾਂ ਨੂੰ ਕਾਤੋ ਟਾਣੀ ਨਾਲੋਂ ਤੋੜ ਗਈ ਚੰਨ ਜਈਏ ਸਾਗ ਸਾਡੇ ਨੇਰਿਆਂ ਨਾ ਜੋੜ ਗਈ ਮੈਂ ਕਿਤੇ ਫੁੱਲਾਂ ਨੂੰ ਕਾਤੋ ਟਾਣੀ ਨਾਲੋਂ ਤੋੜ ਗਈ ਪਤਾ ਲੱਗ ਗਿਆ ਕੱਚਾ ਲੱਗ ਗਿਆ ਕੱਚਾ ਪਾ ਨਹੀਂ ਉਤਾਰਦਾ ਨੀ ਗੱਲ ਦਿਲ ਤੇ ਲੱਗੀ ਏ ਦੁੱਖ ਏ ਹੋ ਮਾਰਦਾ ਨੀ ਗੱਲ ਦਿਲ ਤੇ ਲੱਗੀ ਏ ਕਾਲਾ ਵਾਂਗ ਗਲਤੀ ਦੇ ਪੂੰਜਤਾ